ਹੋਊਗਾ। ਉਹ ਤਾਰਾ ਚੰਦਾ ਪਾ ਲੈ ਲਗੋਰੀਆਂ ਚ ਲੜੀਆਂ, ਉਹ ਤਾਰਾ ਚੰਦਾ ਉਹ ਬਨ ਦੀਪੇ ਤੂੰ ਵੀ ਨੂਰ ਮਾਲ ਮੋਤੀ ਜੜੀਆਂ, ਉਹ ਬਨ ਦੀਪੇ ਨੱਚਦੇ ਤੇ ਬੋਲੀਆਂ ਵੀ ਪਾਉਂਦੇ।